ਦੇਣੀ ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆ ਜੇ ਪਾ ਲੇਗੀ ਤਾਂ ਦੱਸ ਦੇਣੀ ਅਸੀਂ ਕਰਦੇ ਆ ਦਿਲੋਂ ਗੋਰੀ ਇਹ ਜੇ ਚਾ ਲੇਗੀ ਤਾਂ ਦੱਸ ਦੇਣੀ I'm not trying to say you're trying to tell you what it is wanna give you everything but don't be on the fence ਨਾਜ਼ਿਕ ਆ ਦਿਲ ਸਾਡਾ ਤੋੜੀ ਨਾ ਦੇਖੀ ਪਿਆਰ ਨਾਲ ਸਵਾਲ ਤੇਰੇ ਨਾਲ ਤੇਰਾ ਯਾਰ ਖੜਾ ਜੱਚਦਾ ਕਿ ਨਹੀਂ ਦੱਸ ਤੇਰੇ ਕੰਨਾਂ ਨਾਲ ਸੁਣੀਏ ਜਵਾਬ ਸਾਡੇ ਨਾਮ ਤੋਂ ਜ਼ਮਾਨਾ ਸਾਰਾ ਮੱਚਦਾ ਕਿ ਨਹੀਂ ਦੱਸ ਮੈਨੂੰ ਰੱਖ ਲਾ ਤੂੰ ਨਾਲ ਜਿਵੇਂ ਰੱਖਦੀ ਰਮਾਲਿਆ ਮੈਂ ਬਣ ਜਾ ਤਵੀਤ ਤੇਰੀ ਹਿੱਕ ਦਾ ਅਸੀਂ ਕੁੜੇ ਤੇਰੀ ਲੋਰ ਚ ਮਗਨੇ ਅਸੀਂ ਮਨ ਦੇ ਜਗਨ ਤੇਰੀ ਮਾਰੀ ਹੋਈ ਸ਼ਿਕ ਦਾ ਹੁਣ ਤੇਰੀ ਹਾਂ ਯਾ ਨਾ ਦੱਸਦੇ